ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੱਖ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਓਂਕਾਰਾ ਸਤਿਗੁਰੂ ਤਿਹੀ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਚੌਪਈ ਪੜ੍ਹ ਹੈ ਸੁਨ ਹੈ ਅਸ਼ਟਕ ਮਨ ਲਾਵੈ ਹੈ ਸੋ ਜਨ ਸਕਲ ਪਦਾਰਥ ਪਾਵੈ ਹੈ ਤਿਨਕੇ ਨਾਨਾ ਰੋਗ ਨਿਵਾਰੈ ਮਨ ਤੇ ਕਾਮਰ ਕ੍ਰੋਧ ਬਿਦਾਰੈ ਪੜ੍ਹ ਹੈ ਸੁਨ ਹੈ ਅਸ਼ਟਕ ਮਨ ਲਾਵੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਰ ਸਤਿਕਾਰ ਸਹਿਜ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਝ ਸਮਾਂ ਗੁਰਬਾਣੀ ਦਾ ਪਾਠ ਜਾਪ ਅਤੇ ਕੁਝ ਕੁ ਸਮਾਂ ਹੀ ਕੀਰਤਨ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ, ਜੋ ਲੜੀਵਾਰ ਰੂਪ ਵਿੱਚ ਹੀ ਕਾਫੀ ਸਾਲਾਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਸੀ, ਜਿਸ ਦੀ ਆਪਾਂ ਸਮਾਪਤੀ ਦੇ ਨੇੜੇ ਆ ਪਹੁੰਚੇ ਹਾਂ। ਕੱਲ ਦੇ ਇਤਿਹਾਸ ਵਿੱਚ ਆਪਾਂ ਰਲ ਮਿਲ ਕੇ ਪ੍ਰਸੰਗ ਸੁਣਿਆ ਹੀ ਹੈ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਸਿੱਖ ਸੰਗਤਾਂ ਦੀ ਤੀਬਰ ਇੱਛਾ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਕਿਰਪਾ ਕਰੋ, ਜੋ ਗੁਰਮੰਤਰ ਵਾਹਿਗੁਰੂ ਜਪਣ ਲਈ ਆਪ ਜੀ ਨੇ ਉਪਦੇਸ਼ ਰੂਪ ਵਿੱਚ ਸਭ ਨੂੰ ਬਖਸ਼ਿਆ ਉਸਦੇ ਅਰਥ ਕਰਕੇ ਸੁਣਾਓ। ਸੋ ਬੇਨਤੀ ਨੂੰ ਪ੍ਰਵਾਨ ਕਰਦਿਆਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਅਰਥ ਕਰਕੇ ਸੁਣਾਏ ਸੀ, ਕਵੀ ਸੰਤੋਖ ਸਿੰਘ ਜੀ ਨੇ ਆਪਣੀ ਮਤਪੁਰ ਮੁਤਾਬਕ ਉਹਦੇ ਅਰਥ ਕੀਤੇ। ਉਹ ਅਰਥਾਂ ਵਾਲਾ ਪ੍ਰਸੰਗ ਆਪਾਂ ਕੱਲ੍ਹ ਪੜ੍ਹਿਆ ਸੁਣਿਆ, ਜਿਸ ਤਰ੍ਹਾਂ ਵੀ ਮਹਾਰਾਜ ਨੇ ਦੱਸਿਆ ਵੀ ਗੋਹ ਨਾਮ ਹਨੇਰੇ ਦਾ ਹੈ, ਉਹ ਹਨੇਰਾ ਅਗਿਆਨ ਦਾ, ਇਹ ਅਗਿਆਨ ਦਾ ਮਹਾਨ ਹਨੇਰਾ ਜੋ ਬਹੁਤ ਬੰਧਨ ਰੂਪ ਹੈ, ਜਕੜ ਜੰਦ ਰੂਪ ਹੈ, ਉਹਨੂੰ ਇਹ ਜੀਵ ਪਾ ਕੇ ਹਮੇਸ਼ਾ ਝੂਰਦਾ ਹੀ ਰਹਿੰਦਾ ਹੈ। ਇਹ ਅਗਿਆਨ ਦੇ ਮਹਾਨ ਹਨੇਰੇ ਰੂਪ ਬੰਧਨ ਨੂੰ ਪਾ ਕੇ ਅਨੇਕਾਂ ਇਹ ਦੇਹਾਂ ਧਾਰਦਾ ਹੈ। ਇਹਨਾਂ ਦੇਹਾਂ ਵਿੱਚ ਕਿਤੇ ਜਨਮਦਾ ਹੈ, ਕਿਤੇ ਮਰਦਾ ਹੈ। ਕਿਉਂ ਬੜਾ ਭਾਰੀ ਜਿਹੜਾ ਦੁੱਖ ਹੈ ਉਹ ਸ਼ੁਰੂ ਹੋ ਜਾਂ ਪ੍ਰਾਰੰਭ ਹੋ ਜਾਂਦਾ ਹੈ। ਐਸਾ ਜਿਹੜਾ ਅਗਿਆਨ ਦਾ ਹਨੇਰਾ ਹੈ ਜਿਹਦੇ ਕਰਕੇ ਦੁਖੀ ਹੁੰਦਾ ਜੀਵ, ਉਹਨੂੰ ਕਿੰਨਾ ਬੜੇ ਵਿਸ਼ੇਤੀ ਨਾਸ ਕਰ ਦੇਵੇ, ਅਤੇ ਜਿਹਦੇ ਕਰਕੇ ਪ੍ਰਕਾਸ਼ ਹੋ ਜਾਵੇ, ਚਾਨਣ ਹੋ ਜਾਏ, ਗਿਆਨ ਹੋ ਜਾਏ, ਉਸ ਦਾ ਨਾਂ ਹੈ ਰੂਹ। ਰੂਹ ਕਹੋ, ਪ੍ਰਕਾਸ਼ ਕਹੋ। ਸੋ ਇਹ ਗੁਰੂ ਦੇ ਅਰਥ ਵੀ ਗਿਆਨ ਦੇ ਹਨੇਰੇ ਨੂੰ ਜਿਹੜਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਸ ਕੋ ਕਹੀਏ ਹੈ ਗੁਰੂ। ਵਾਹ ਨਾ ਅਚਰਜ ਕੋ ਹੋਈ, ਅਚਰ ਤੇ ਪਰ ਉਗਤ ਨਾ ਕੋਈ। ਵਾਹੇ ਦਾ ਅਰਥ ਹੈ ਅਚਰਜ, ਅਚਰਜ ਤੋਂ ਅੱਗੇ ਕੋਈ ਕਥਨੀ ਨਹੀਂ ਹੁੰਦੀ ਹੈ। ਜਿੱਥੇ ਅਸੀਂ ਵਾਹ ਵਾਹ ਕਹਿ ਉੱਠੀਏ ਉੱਥੇ ਅੱਗੇ ਕੋਈ ਹੋਰ ਨਹੀਂ ਕਥਨ ਹੁੰਦਾ ਹੈ। ਜਿਹੜਾ ਵਾਹ ਤੋਂ ਪਹਿਲਾਂ ਸਭ ਕੁਛ ਕਥਨ ਹੈ। ਜਿੱਥੇ ਅਸੀਂ ਵਾਹ ਵਾਹ ਕਹਿ ਰਹੀਏ ਉਸ ਤੋਂ ਅੱਗੇ ਕੋਈ ਬਿਆਨ ਨਹੀਂ ਹੈ, ਕੋਈ ਕਹਿਣਾ ਸੁਣਨਾ ਨਹੀਂ ਹੈ। ਉਹ ਤਾਂ ਅਸੀਂ ਅਖੀਰ 'ਤੇ ਕਹਿੰਦੇ ਵਾਹ ਬਈ ਵਾਹ। ਇਸ ਕਰਕੇ ਉਹ ਜਦੋਂ ਅਸੀਂ ਅਚਰਜ ਹੋ ਜਾਂਦੇ ਹਾਂ ਨਾ, ਕਹਿਣ ਕਰਨ ਤੋਂ ਸਾਨੂੰ ਕੋਈ ਸੋਝੀ ਸਮਝ ਨਹੀਂ ਰਹਿੰਦੀ, ਉਸ ਵੇਲੇ ਸਾਡੇ ਮੁੱਖ ਤੋਂ ਇਹ ਵਾਹ ਵਾਹ ਨਿਕਲਦਾ ਹੈ। ਇਸ ਕਰਕੇ ਉਹ ਜਿਹੜਾ ਵਾਹਿਗੁਰੂ ਹੈ ਉਹ ਵਾਹ ਅਚਰਜ ਰੂਪ ਹੈ, ਬਿਸਮਾਤਾ ਵਾਲਾ ਹੈ। ਉਸਦੀ ਜਿਹੜਾ ਪ੍ਰਾਣ ਪ੍ਰਾਪਤੀ ਕਰਾਉਣ ਵਾਲਾ ਗਿਆਨ ਦਾ ਹਨੇਰਾ ਕਰਕੇ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਕੇ ਉਹ ਹੈ ਵਾਹਿਗੁਰੂ। ਇਸ ਕਰਕੇ ਐਸਾ ਜਿਹੜਾ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਕੇ ਚਰ ਸਰੂਪ ਦੀ ਪ੍ਰਾਪਤੀ ਕਰਵਾ ਦੇਵੇ, ਉਸ ਕੋ ਕਹੀਏ ਹੈ ਵਾਹਿਗੁਰੂ। ਇਸੇ ਤਰ੍ਹਾਂ ਹੀ ਜਿਹੜਾ ਇਹ ਗੋ ਨਾ ਜੜਦਾ ਹੈ, ਉਹ ਜਿਹੜਾ ਜੜ ਹੈ ਉਹੀ ਪੈਦਾ ਹੁੰਦਾ ਹੈ, ਜੰਮਦਾ ਹੈ। ਅਤੇ ਉਹ ਜੜ ਦਾ ਹੀ ਬੜਾ ਭਾਰੀ ਮਹਾਨ ਵਿਸਥਾਰ ਹੈ। ਇੱਥੇ ਆ ਜੜ ਸੰਸਾਰੀ ਹੈ, ਇਹ ਦਿਸ਼ਣ ਵਾਲਾ ਹੈ, ਤਰ੍ਹਾਂ ਤਰ੍ਹਾਂ ਦਾ, ਅਨੇਕਾਂ ਤਰ੍ਹਾਂ ਦੀਆਂ ਉਹਦੀਆਂ ਸਾਖਾਂ ਹੈ। ਅਤੇ ਉਹ ਜਿਹੜਾ ਜੜ ਹੈ, ਦ੍ਰਿਸ਼ਮਾਨ ਹੈ, ਉਹੀ ਨਿਉਣ ਵੀ ਹੈ ਅਤੇ ਅਦਕ ਵੀ ਹੈ, ਜੰਮਦਾ ਵੀ ਹੈ, ਬਿੰਸਦਾ ਵੀ ਹੈ। ਜੋ ਸਾਰੇ ਸੰਸਾਰ ਦਾ ਆਸਰਾ ਹੋ ਰਿਹਾ ਹੈ, ਉਹ ਕਹਿੰਦੇ ਉਹਦੇ ਵਿਚਕਾਰ ਪਰਿਪੂਰਨ ਸਤ ਸਰੂਪ ਹੈ, ਉਹ ਵਾਹਿਗੁਰੂ ਹੀ ਹੈ। ਜੋ ਇਹਨਾਂ ਜੜ ਆਦਿਕਾਂ ਦੇ ਸਾਰੇ ਕਰਮ ਕਿਰਿਆ ਵਿਵਹਾਰਾਂ ਨੂੰ ਕਰਾਉਂਦਾ ਕਰਾਉਂਦਾ ਹੈ, ਉਹਦਾ ਨਾਂ ਹੈ ਰੂਹ। ਉਹ ਹੈ ਚੇਤਨ, ਉਹ ਚੇਤਨ ਕਹੋ ਰੂਹ ਕਹੋ, ਇੱਕੋ ਪ੍ਰੇਬਾਚੀ ਲਫਜ ਹੈ, ਇੱਕੋ ਹੀ ਅਰਥ ਹੈ। ਇਸ ਤਰ੍ਹਾਂ ਇਹ ਜਿਹੜੇ ਅਰਥ ਹੈ ਮਹਾਰਾਜ ਨੇ ਕਰਕੇ ਦੱਸੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਹੱਥ ਜੁੜ ਕੇ ਖੜਿਆ ਹੋ ਗਏ, ਗੁਰੂ ਨਾਨਕ ਸਾਹਿਬ ਜੀ ਦੀ ਪਰਮੇਸ਼ਰ ਰੂਪ ਜਾਣ ਕਰਕੇ ਮਹਿਮਾ ਕਰਨ ਲੱਗੇ। ਮਹਾਰਾਜ ਤੁਸੀਂ ਸੱਚ ਅਨੰਦ ਸਰੂਪ ਗੋਬਿੰਦ ਸਾਰਿਆਂ ਵਿੱਚ ਜੁੜੇ ਹੋਏ ਹੋ, ਤੁਹਾਨੂੰ ਨਮਸਕਾਰ ਹੈ, ਤਿੰਨਾਂ ਲੋਕਾਂ ਦੇ ਤੁਸੀਂ ਪਤੀ ਹੋ, ਆਪ ਭੋਗੀ ਹੁੰਦੇ ਅਭੋਗੀ ਹੋ, ਛਕਦੇ ਛਕਾਉਂਦੇ ਹੋਏ ਨਾ ਛਕਣ ਵਾਲੇ ਹੋ, ਨਿਰਾਕਾਰ ਸਰੂਪ ਤੋਂ ਆਪ ਸਾਕਾਰ ਰੂਪ ਵਿੱਚ ਹੋਏ ਹੋ, ਆਪ ਸਤਨਾਮ ਵਾਹਿਗੁਰੂ ਨੂੰ ਜਪਾ ਕੇ ਸਿੱਖੀ ਬੀਜ ਬੀਜਿਆ ਹੈ, ਸਿੱਖੀ ਰੂਪੀ ਬੀਜ ਚਾਰੇ ਚੱਕਾਂ ਵਿੱਚ, ਦੇਸਾਂ ਦੇਸਾਂ, ਥਾਵਾਂ ਥਾਵਾਂ ਵਿੱਚ ਫੈਲਾ ਰਿਹਾ ਹੈ। ਆਪ ਮਹਾਰਾ ਗੁਰੂ ਸਰੂਪ ਹੋ ਕੇ ਹਿੱਸਾ ਸਿੱਖੀ ਰੂਪ ਬੀਜ ਬੀਜ ਕੇ ਬੇਅੰਤ ਸਿੱਖ ਪੈਦਾ ਕੀਤੇ ਬਣਾਏ ਹਨ। ਉਹਨਾਂ ਸਿੱਖਾਂ ਨੂੰ ਆਪ ਜੀ ਨੇ ਗਿਆਨ ਦਾ ਦਾਨ ਬੜਾ ਭਾਰੀ ਦਿੱਤਾ ਹੈ। ਇਸ ਤਰ੍ਹਾਂ ਕਲਯੁਗ ਦੇ ਜੀਵਾਂ ਨੂੰ ਦੁਖੀ ਦੇਖ ਕੇ ਵਾਰਾ ਇਸ ਤਰ੍ਹਾਂ ਕਿਰਪਾ ਕੀਤੀ ਹੈ ਆਪ ਜੀ ਨੇ। ਇਸ ਕਰਕੇ ਆਪ ਜੀ ਵਰਗਾ ਕੋਈ ਹੋਰ ਨਹੀਂ, ਆ ਮਹਾਨ ਪਰਉਪਕਾਰੀ ਹੋ, ਸਾਰੀਆਂ ਦੇਹਾਂ ਵਿੱਚ ਆਪ ਸਾਖੀ ਰੂਪ ਹੋ ਕੇ ਵਰਤਦੇ ਹੋ, ਕਰਤਾ ਪਵਿੱਤਾ ਅਤੇ ਸਾਰਿਆਂ ਵਿੱਚ ਮਿਲੇ ਹੋਏ ਵਿਚਾਰੇ ਜਾਣੇ ਹੋ ਜੀ। ਇਸ ਤਰ੍ਹਾਂ ਇਹ ਅੱਠ ਛੰਦਾਂ ਰਾਹੀਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਕੀਤੀ ਅਤੇ ਕਵੀ ਸੰਤੋਖ ਸਿੰਘ ਜੀ ਨੇ ਇਹ ਉਸੇ ਦਾ ਉਲੱਥਾ ਆਪਣੇ ਅੱਠਾਂ ਛੰਦਾਂ ਵਿੱਚ ਕਾਵਿ ਦੇ ਨਿਯਮਾਂ ਵਿੱਚ ਕਰਕਰਾ ਦਿੱਤਾ। ਇਹ ਜਿਹੜੇ ਅੱਠ ਛੰਦ ਹੈ, ਇਹਨੂੰ ਪੜ੍ਹਨ ਸੁਣਨ ਦਾ ਕੀ ਲਾਭ ਹੈ, ਕੀ ਫਲ ਹੈ? ਇਹ ਪ੍ਰਸੰਗ ਅੱਗੇ ਆ ਰਿਹਾ ਹੈ ਕਿ ਜਿਹੜਾ ਇਹ ਪੜ੍ਹੇ ਸੁਣੋ ਇਹ ਛੰਦਾਂ ਨੂੰ, ਉਹਨੂੰ ਆਹ ਫਲ ਮਿਲੂਗਾ, ਆਹ ਲਾਭ ਪ੍ਰਾਪਤ ਹੋਊਗਾ। ਉਸ ਤੋਂ ਬਾਅਦ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਪੰਜ ਪੌਦਿਕ ਸਰੀਰ ਦਾ ਤਿਆਗ ਕਰ ਦਿੱਤਾ, ਜਿਵੇਂ ਆਪ ਜੀ ਦਾ ਉਹ ਅੰਤਿਮ ਸੰਸਕਾਰ ਹੋਇਆ, ਕੁਝ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਪੜ ਹੈ ਸੁਣ ਹੈ ਅਸ਼ਟਕ ਮਨ ਲਾਵੇ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਣੋ, ਜਿਹੜਾ ਇਹ ਅਸ਼ਟਕ ਹੈ, ਅਸ਼ੰਦਾਂ ਵਾਲਾ ਹੈ, ਇਹ ਜਿਹੜਾ ਇਹਨੂੰ ਕਹਿੰਦੇ ਮਨ ਲਾ ਕੇ ਸੁਣੇਗਾ ਜਾਂ ਮਨ ਲਾ ਕੇ ਪੜੇਗਾ। ਸੋ ਜਨ ਸਕਲ ਪਦਾਰਥ ਪਾਵੇ ਹੈ। ਪੜ੍ਹਨ ਸੁਣਨ ਵਾਲਾ ਜਿਹੜਾ ਪੁਰਸ਼ ਹੈ, ਇੱਕ ਪਦਾਰਥ ਕੀ ਹੈ, ਸਾਰੇ ਜਿਹੜੇ ਪਦਾਰਥ ਉਹਨਾਂ ਨੂੰ ਪਾ ਲਵੇਗਾ। ਤਿੰਨ ਕੇ ਨਾਨਾ ਰੋਗ ਨਿਵਾਰੇ। ਇਹਨਾਂ ਅੱਠਾਂ ਛੰਦਾਂ ਨੂੰ ਜਿਹੜਾ ਪੜ੍ਹਨ ਵਾਲਾ ਹੈ, ਉਹਨਾਂ ਦੇ ਸਾਰੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਰੋਗ ਹੈ, ਉਹਨਾਂ ਨੂੰ ਵੀ ਨਿਵਿਰਤ ਕਰ ਦੇਵੇਗਾ। ਮਨ ਤੇ ਕਾਮ ਕ੍ਰੋਧ ਵਿਦਾਰ ਹੈ। ਮਨ ਦੇ ਅੰਦਰ ਜਿਹੜੇ ਕਾਮ ਹੈ ਅਤੇ ਕ੍ਰੋਧ ਹੈ, ਇਹਨਾਂ ਨੂੰ ਵੀ ਨਾਸ਼ ਕਰ ਦੇਵੇਗਾ। ਸੁਣ ਕਰ ਸਗਰੀ ਸੰਗਤ ਮੋਦਾ। ਹਾਂ, ਸਾਰੀ ਸੰਗਤ ਸੁਣ ਕੇ ਬਹੁਤ ਪ੍ਰਸੰਨ ਹੋ ਗਈ ਹੈ। ਜੈ ਜੈ ਸ਼ਬਦ ਬਦਤ ਚੌਂਕੋਦਾ। ਚਾਰੇ ਤਰਫਾਂ ਤੋਂ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ, ਤੁਹਾਡੀ ਜੈ ਜੈਕਾਰ ਹੋਵੇ, ਇਉਂ ਕਥਨ ਕਰਨੀ ਉਚਾਰ ਰਹੀ ਹੈ। ਮਹਾ ਮਹਾਤਮ ਸਤਿਗੁਰ ਕੇਰਾ। ਆਹ, ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਜੀ ਦਾ ਉਹ ਮਹਾਨ ਹੀ ਮਹਾਤਮ ਹੈ, ਮਹਾਨ ਫਲ ਹੈ। ਦਰਸ਼ਨ ਕੋ ਦਰਸਤ ਚੌਹ ਫੇਰਾ। ਇਸ ਮਹਾਨ ਮਹਾਤਮ ਫਲ ਨੂੰ ਪ੍ਰਾਪਤ ਕਰਨ ਵਾਸਤੇ ਚਾਰ ਸਵੇਰੇ ਤੋਂ ਬੇਨਤੀ ਸਿੱਖ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਅੰਤੋਂ ਦਰਸ਼ਨ ਕਰ ਰਹੀਆਂ ਹਨ। ਬਹਰੋ ਕਹਿਓ ਕਨਾਤ ਤਨੀਜੈ। ਸੰਗਤਾਂ ਦੇ ਦਰਸ਼ਨ ਕਰਦਿਆਂ ਕਰਦਿਆਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਕੋਈ ਗੁਰਸਿੱਖ ਨੇੜੇ ਬੈਠੇ ਉਹਨਾਂ ਨੂੰ ਕਿਹਾ, ਭਾਈ ਹੁਣ ਸਾਡੇ ਇਰਦ ਗਿਰਦ ਕਨਾਦ ਤਣ ਦਈਏ। ਚੌਹਦਿਸ਼ ਮਹਿ ਘੇਰਾ ਕਰ ਲੀਜੈ। ਕਨਾਦ ਦੇ ਚਾਰੇ ਤਰਫੀ ਘੇਰਾ ਪਾ ਲੈਣਾ ਕਰੀਏ, ਕਨਾਦ ਤੋਂ ਬਾਹਰ ਬਾਹਰ ਘੇਰਾ ਪਾ ਕੇ ਖੜ ਜਾਈਏ। ਸਰਬ ਨਿਕਸ ਕੈ ਬਾਹਰ ਜਾਵੋ। ਉਸ ਕਨਾਦ ਦੇ ਅੰਦਰ ਕਿਸੇ ਨੇ ਨੀ ਰਹਿਣਾ ਹੈ, ਸਾਰੇ ਗੁਰਸਿੱਖੋ ਕਨਾਦ ਤੋਂ ਬਾਹਰ ਨਿਕਲ ਜਾਓ। ਸਤ ਨਾਮ ਸਿਮਰਹ ਗੁਣ ਗਾਵੋ। ਬਾਹਰ ਖੜ ਕੇ ਰੋਣਾ ਧੋਣਾ ਨਹੀਂ ਹੈ, ਤੁਸੀਂ ਕਹਿੰਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਤਥਾ ਪਰਮੇਸ਼ਰ ਦੇ ਗੁਣ ਗਾਉਣੇ ਹਨ। ਸੁਣ ਤੇ ਛਿਨ ਦਾਸਨ ਤਤਕਾਲਾ। ਕਿਉਂ, ਗੁਰੂ ਮਹਾਰਾਜ ਤੋਂ ਸੁਣ ਕੇ ਉਸ ਸਮੇਂ ਦਾਸਾਂ ਨੇ ਬੜੀ ਛੇਤੀ ਘੇਰੀ ਤਹਾ ਕਨਾਤ ਵਿਸਾਲਾ। ਜਿੱਥੇ ਮਹਾਰਾਜ ਬੈਠੇ ਹੈ ਉੱਤੇ ਕਹਿੰਦੇ ਚਾਰ ਸਵੇਰੇ ਜਿਹੜੀ ਕਨਾਤ ਹੈ ਬਹੁਤ ਦੂਰ ਤੱਕ ਘੇਰ ਦਿੱਤੀ ਹੈ, ਚਾਰ ਸਵੇਰੇ ਘੇਰਾ ਜਾ ਕੱਟ ਦਿੱਤਾ ਕਨਾਤ ਦਾ। ਅੰਬਰ ਪਾਏ ਬਦਨ ਪਰ ਸਵੇਤਾ। ਇੱਧਰ ਗੁਰੂ ਨਾਨਕ ਸਾਹਿਬ ਜੀ ਆਪਣੇ ਮੁੱਖ ਉੱਪਰ ਚਿੱਟੇ ਰੰਗ ਦਾ ਜਿਹੜਾ ਵਸਤਰ ਹੈ ਉਹ ਚਾਦਰਾ ਜਾ ਪਾ ਲਿਆ ਆਪ ਜੀ ਨੇ। ਪੌਡੇ ਪੁਨ ਬੇਦੀ ਕੁਲ ਕੇਤਾ, ਇਸ ਤਰ੍ਹਾਂ ਬੇਦੀਆਂ ਦੇ ਕੁਲ ਦੇ ਤੁਜਾਰੂ ਸਤਿਗੁਰੂ ਉਸੇ ਜਾ ਉੱਪਰ ਲੇਟ ਗਏ, ਮੁੱਖ ਉੱਪਰ ਚਾਦਰਾ ਪਾ ਕੇ। ਔਰ ਪਰਾ ਸਗਰੇ ਨਰ ਮਾਹੀ, ਇੱਧਰ ਸਾਰੇ ਮਾਈ ਭਾਈਆਂ ਵਿੱਚ ਰੌਲਾ ਰੱਪਾ ਜਾ ਪੈ ਗਿਆ ਵੀ ਮਹਾਰਾਜ ਤਾਂ ਹੁਣ ਸੱਚਖੰਡ ਨੂੰ ਜਾ ਰਹੇ ਹਨ। ਲੋਚਨ ਤੇ ਜਲ ਧਾਰ ਚੁਆਹੀ, ਵਿਰਾਗ ਵਿੱਚ ਆ ਗਏ, ਸਾਰੇ ਨੇਤਰਾਂ ਵਿੱਚ ਜਲਦੀਆਂ ਧਾਰਾਂ ਛੱਡ ਰਹੇ ਹਨ। ਹੁਣ ਲੱਗੀ ਸਭ ਸੌਜ ਤਿਆਰੇ, ਵਾਹਿਗੁਰੂ ਨਾਨਕ ਸਾਹਿਬ ਜੀ ਦਾ ਅੰਤਮ ਸੰਸਕਾਰ ਸੰਸਕਾਰ ਕਰਨ ਵਾਸਤੇ ਸਾਰੀ ਸਮੱਗਰੀ ਤਿਆਰ ਹੋਣ ਲੱਗ ਪਈ ਹੈ। ਸੰਦਲ ਧਰਿਓ ਆਨ ਬਹੁ ਭਾਰੇ, ਆ ਕਹਿੰਦੇ ਜਿਹੜੀਆਂ ਚੰਦਨ ਦੀਆਂ ਲੱਕੜਾਂ ਉਹਦੇ ਬਹੁਤੇ ਭਾਰ ਬਹੁਤੀਆਂ ਪੰਡਾਂ ਲਿਆ ਰੱਖੀਆਂ ਹਨ। ਪੁਸ਼ਪ ਸੁਗੰਧ ਘ੍ਰਿਤ ਬਹੁ ਅੰਨ, ਹੋਰ ਜਿਹੜੀਆਂ ਹੋਰ ਜਿਹੜੇ ਸੁਗੰਧੀ ਵਾਲੇ ਫੁੱਲ ਹੈ ਉਹ ਬਹੁਤ ਲਿਆਂਦੇ ਹੈ, ਬਹੁਤ ਹੀ ਦੇਸੀ ਘਿਓ ਵੀ ਲੈ ਆਂਦਾ ਹੈ। ਤਿਲ ਆਦਿਕ ਸਭ ਕੀਨ ਮਹਾਨਾ, ਉਹ ਜਿਹੜੇ ਕੋਈ ਤਿਲ ਆਦਿਕ ਹੈ ਉਹ ਸਭ ਕਹਿੰਦੇ ਮਹਾਨ ਇਕੱਤਰ ਕਰ ਲਏ ਹਨ। ਰੁਦਨ ਕਰ ਹੈ ਸਭ ਹੀ ਨਰ ਨਾਰੀ, ਮਾਈ ਭਾਈ ਇਸਤਰੀ ਪੁਰਖ ਹੈ ਬਹੁਤ ਹੀ ਵਿਰਾਗ ਕਰ ਰਹੇ ਹਨ। ਸ੍ਰੀ ਨਾਨਕ ਗੁਣ ਨਾਮ ਉਚਾਰੀ, ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਗੁਰੂ ਨਾਨਕ ਸਾਹਿਬ ਦੇ ਗੁਣਾਂ ਦਾ ਉਚਾਰਨ ਕਰਕੇ, ਇਤਨੇ ਮਹਿ ਪਠਾਨ ਤਹ ਆਏ, ਜਦੋਂ ਸਿੱਖ ਸੰਗਤਾਂ ਵਿਰਾਗ ਕਰ ਰਹੀਆਂ ਸੰਸਕਾਰ ਦੀ ਤਿਆਰੀ ਕਰ ਰਹੀਆਂ, ਇਹਨੇ ਨੂੰ ਕਹਿੰਦੇ ਉੱਥੇ ਪਠਾਨ ਆ ਗਏ ਹਨ। ਦਰਸ ਕਰਨ ਹਿਰਦੇ ਲਲਚਾਏ, ਇਹ ਗੁਰੂ ਨਾਨਕ ਸਾਹਿਬ ਦੇ ਪਠਾਨ ਸਿੱਖ ਸੇਵਕ ਸੀ, ਦਰਸ਼ਨ ਕਰਨ ਵਾਸਤੇ ਹਿਰਦੇ ਵਿੱਚ ਇਹਨਾਂ ਨੇ ਲਾਲਚ ਕੀਤਾ ਹੈ, ਚਾਹਨਾ ਕੀਤੀ ਹੈ। ਸ਼ਾਸਤਰਨ ਯੁਕਤ ਸੋ ਮਨ ਜੁਗ ਨੇਰੇ, ਕਹਿੰਦੇ ਪਠਾਨ ਸੀ ਮਨੁੱਖ ਸਾਰੇ ਕਹਿੰਦੇ ਸ਼ਾਸਤਰਾਂ ਦੇ ਸਹਿਤ ਹੀ, ਹੱਥ ਵਿੱਚ ਗੜਾਸੇ ਡਾਂਗਾ ਇਹਨਾਂ ਦੇ ਫੜੀਆਂ ਹੋਈਆਂ। ਹੁਤੇ ਮੁਰੀਦ ਗੁਰੂ ਪੱਗ ਕੇਰੇ, ਇਹ ਜਿੰਨੇ ਪਠਾਨ ਹੈ ਸਭ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਮਰੂਦੀ ਸੀ, ਸਿੱਖ ਸੇਵ ਚਰਨਾਂ ਦੀ ਪੂਜਾ ਕਰਨ ਵਾਲੇ ਹੀ ਸਨ। ਚਾਹੁੰਦੇ ਸ਼ਤਨੀ ਕਨਾਤ ਵਿਸਾਲਾ, ਇਹਨਾਂ ਨੇ ਪਠਾਣਾ ਨੇ ਆ ਕੇ ਦੇਖਿਆ ਵੀ ਮਹਾਰਾਜ ਦੇ ਤਰਫ ਤਾਂ ਚਾਰ ਸਫੇਰੇ ਕਨਾਤ ਧਣੀ ਹੋਈ, ਕਿਸ ਹੁਣ ਦਰਸ ਹੋਤ ਤੇਹ ਕਾਲਾ, ਇਸ ਸਮੇਂ ਮਹਾਰਾਜ ਦਾ ਦਰਸ਼ਨ ਕਿਸੇ ਨੂੰ ਬਿਲਕੁਲ ਹੋ ਹੀ ਨੀ ਰਿਹਾ ਹੈ। ਦੇਖ ਪਠਾਨ ਹਿਰਦੈ ਬਿਸਮਾਏ, ਐਸਾ ਕੁਛ ਤੱਕ ਤੇ ਕਿਹੜੇ ਪਠਾਨ ਹਿਰਦੇ ਵਿੱਚ ਅਚਰਜੇ ਹੋਏ ਹੱਕਾ ਬੱਕਾ ਜਾ ਹੋਏ। ਦਰਸ ਨਿਰਾਸ ਹਿਰਦੇ ਅਕਲਾਏ, ਸਾਨੂੰ ਤਾਂ ਦਰਸ਼ਨ ਨਹੀਂ ਹੁਣ ਹੋ ਸਕਦੇ, ਦਰਸ਼ਨਾਂ ਤੋਂ ਨਿਰਾਸੇ ਹਿਰਦੇ ਵਿੱਚ ਘਬਰਾਏ ਕਾਲੇ ਜੀ ਪਏ ਹਨ। ਖਰੇ ਲੋਕ ਚਾਹੁੰਦੇ ਰਖਵਾਰੀ, ਪਠਾਨ ਕੀ ਦੇਖ ਰਹੇ ਆ ਵੀ ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਚਾਰੇ ਤਰਫ ਹੀ ਰੱਖਿਆ ਕਰਨ ਵਾਲੇ ਗੁਰਸਿੱਖ ਲੋਕ ਖੜੋਤੇ ਹੋਏ ਹੈ। 300 ਖਾਨਨ ਘੇਰਾ ਉਚਾਰੀ, ਉਹਨਾਂ ਗੁਰਸਿੱਖਾਂ ਦੇ ਸਾਥ ਜਿਹੜੇ ਪਠਾਨ ਇਹਨਾਂ ਨੇ ਉਹ ਬਚਨ ਬਾਣੀ ਕਿਹਾ, ਉਹ ਸਿੱਖ ਗੁਰੂ ਗੁਣ ਖਾਨੇ, ਜਿਹੜੇ ਗੁਰੂ ਨਾਨਕ ਸਾਹਿਬ ਗੁਣਾਂ ਦੇ ਖਾਨ ਹੈ ਤੁਸੀਂ ਵੀ ਉਹਨਾਂ ਦੇ ਸਿੱਖ ਸੇਵਕ। ਹਮ ਮੁਰੀਦ ਹੈ ਸਭ ਜਗ ਜਾਣੇ, ਸਾਰਾ ਸੰਸਾਰ ਜਾਣਦਾ ਅਸੀਂ ਜਿਹੜੇ ਮੁਗਲ ਪਠਾਨ ਹੈ ਗੁਰੂ ਨਾਨਕ ਸਾਹਿਬ ਜੀ ਦੇ ਮੁਰੀਦ ਹਾਂ, ਅਸੀਂ ਵੀ ਸਿੱਖ ਸੇਵਕ ਹੀ ਹਾਂ। ਆਖਰ ਕੋ ਦਰਸ਼ਨ ਇਹ ਕਾਲਾ, ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਦਾ ਇਸ ਸਮੇਂ ਅਖੀਰ ਦਾ ਇਹ ਦਰਸ਼ਨ ਹੈ। ਹਮ ਕੋ ਕਰਨੇ ਦੇ ਹੋ ਕਿਰਪਾਲਾ, ਹੇ ਗੁਰਸਿੱਖੋ ਤੁਸੀਂ ਕਰਿਆ ਮਹਾਰਾਜ ਦਾ ਅੰਤਮ ਦਰਸ਼ਨ, ਉਹ ਦਿਆਲੂ ਕਿਰਪਾਲੂ ਦਾ ਦਰਸ਼ਨ ਸਾਨੂੰ ਵੀ ਕਰਨੇ ਦਿਓ। ਹੁਤੇ ਦੂਰ ਸੁਧ ਸੁਣ ਕਰ ਆਏ, ਹੇ ਗੁਰਸਿੱਖੋ ਅਸੀਂ ਬਹੁਤ ਦੂਰ ਹੈ ਸੀ ਤੇ ਸੁਣਿਆ ਵੀ ਮਹਾਰਾਜ ਸੱਚਖੰਡ ਗੁਣ ਕਰਨ ਲੱਗੇ ਹਾਂ, ਉਹ ਸੁਣ ਕੇ ਆਏ ਹਾਂ। ਅਬ ਨਿਰਾਸ ਹਮ ਕਿਉਂ ਕਰ ਜਾਏ, ਇੰਨੀ ਦੂਰੋਂ ਚੱਲ ਕੇ ਆਏ ਹਾਂ ਦਰਸ਼ਨ ਕੀਤੇ ਬਗੈਰ, ਅਸੀਂ ਵੀ ਹੁਣ ਕਿਵੇਂ ਨਿਰਾਸੇ ਜੇ ਹੋ ਕੇ ਜਾਈਏ। ਭਨਿਓ ਸਿੱਖ ਅਸ ਹੱਠ ਨਹਿ ਕਰੀਏ, ਪਠਾਣਾ ਨੂੰ ਸਿੱਖਾਂ ਨੇ ਕਿਹਾ ਵੀ ਐਸਾ ਹੱਠ ਜਾ ਨਾ ਕਰੀਏ, ਦਰਸ਼ਨ ਕਰਨ ਸਮਾਂ ਨਾ ਵਿਚਰੀਏ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਾ ਵਿਚਾਰੀਏ। ਤੁਮ ਜੇ ਅਗੇਰੇ ਆਵਤ ਤੂਰਨ, ਜੇ ਸਾਡੇ ਸਿੱਖਾਂ ਵਾਂਗ ਤੁਸੀਂ ਪਠਾਨ ਵੀ ਪਹਿਲਾਂ ਛੇਤੀ ਦੇ ਕੇ ਆ ਜਾਂਦੇ। ਕਰ ਲੇਤੇ ਦਰਸ਼ਨ ਗੁਰ ਪੂਰਨ, ਸਾਡੇ ਵਾਂਗ ਪੂਰਨ ਸਤਿਗੁਰੂ ਦੇ ਦਰਸ਼ਨ ਤੁਸੀਂ ਵੀ ਕਰ ਲੈਂਦੇ। ਆਪ ਬੰਧਨ ਕਰ ਲਿਓ ਇਸ ਥਾਂ। ਇਸ ਕਰਕੇ ਵੀ ਹੁਣ ਗੁਰੂ ਮਹਾਰਾਜ ਤਾਂ ਸਮਾ ਗਏ, ਹੁਣ ਤੁਸੀਂ ਇੱਥੇ ਖਲੋਤੇ ਇਸੇ ਥਾਂ ਤੇ ਮੱਥਾ ਟੇਕ ਲਓ ਮਹਾਰਾਜ। ਦੁੱਖ ਨਿਕੰਦਨ ਹੈ ਸਭ ਜਾਏ, ਕਿਉਂਕਿ ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਥਾਵਾਂ ਤੇ ਬਿਰਾਜਮਾਨ, ਦੁੱਖਾਂ ਉਗਣਾਂ ਨੂੰ ਕੱਟਣ ਵਾਲੇ ਸਰਵਵਿਆਪੀ ਹੀ ਹਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਾਹਮਣੇ ਰਹੇ ਸਾਰੇ ਥਾਵਾਂ ਵਿੱਚ ਹੀ ਉਹ ਹਾਜ਼ਰ ਨਾਜ਼ਰ, ਇੱਥੇ ਹੀ ਮੱਥਾ ਟੇਕ ਲਓ। ਹਮਰੇ ਹਮਰੋ ਬਚਨ ਮਾਨ ਤੁਮ ਲੀਜੈ, ਇਸ ਕਰਕੇ ਵੀ ਪਠਾਨੋ ਸਾਡਾ ਸਿੱਖਾਂ ਦਾ ਬਚਨ ਤੁਸੀਂ ਮੰਨ ਲੈਣਾ ਕਰੀਏ। ਨੀਕੇ ਹਿਰਦੇ ਵਿਚਾਰ ਕਰੀ ਜੈ, ਚੰਗੀ ਤਰ੍ਹਾਂ ਹਿਰਦੇ ਵਿੱਚ ਵਿਚਾਰ ਵੀ ਕਰ ਲਈਏ ਵੀ ਅਸੀਂ ਠੀਕ ਰਹਿ ਕਹਿ ਰਹੇ ਕਿ ਗਲਤ ਕਹਿ ਰਹੇ ਹਾਂ। ਖਾਨ ਕਹੇ ਹਮ ਮਾਨ ਨਾ, ਉਧਰ ਜਿਹੜੇ ਪਠਾਨ ਕਹਿਣ ਲੱਗੇ ਵੀ ਸਿੱਖੋ ਤੁਹਾਡਾ ਵਚਨ ਅਸੀਂ ਤਾਂ ਨਹੀਂ ਮੰਨਦੇ। ਇਹਦੀ ਬਾਤ ਬਣਾਵਾ ਕਾਹੀ, ਇੰਨੀਆਂ ਜਿਹੀਆਂ ਗੱਲਾਂ ਬਹੁਤੀਆਂ ਜਿਹੀਆਂ ਗੱਲਾਂ ਬਣਾ ਬਣਾ ਕੇ ਕੀ ਸਾਨੂੰ ਸੁਣਾਉਣੇ। ਹੋ ਢਿਗ ਦਰਸਹ ਜਾਂ ਤੁਮ ਨੀਕੇ, ਸਿੱਖੋ ਜਿਵੇਂ ਤੁਸੀਂ ਨੇੜੇ ਹੋ ਕੇ ਮਹਾਰਾਜ ਦੇ ਚੰਗੀ ਤਰ੍ਹਾਂ ਦਰਸ਼ਨ ਕਰਦੇ। ਤਿਉਂ ਹਮ ਜਾਵੇਂ ਪੀਰ ਨਜੀਕੇ, ਕੋਈ ਪਠਾਨ ਘੱਟ ਹੈ, ਅਸੀਂ ਵੀ ਇਹਨਾਂ ਦੇ ਸਿੱਖ ਸੀ, ਅਸੀਂ ਵੀ ਆਪਣੇ ਪੀਰ ਦੇ ਨੇੜੇ ਜਾਵਾਂਗੇ ਮੱਥਾ ਟੇਕਾਂਗੇ। ਸਾਂਝ ਹਿੰਦੂ ਤੁਰਕਨ ਕੇਰੇ, ਜਿਹੜੇ ਗੁਰੂ ਨਾਨਕ ਸਾਹਿਬ ਹੈ ਹਿੰਦੂਆਂ ਦੇ ਮੁਸਲਮਾਨਾਂ ਦੇ ਸਾਂਝੇ ਗੁਰੂ ਪੀਰ ਹੈ। ਸਿੱਖ ਸਮਾਨ ਮੁਰੀਦ ਕਨੇਰੇ, ਜਿਵੇਂ ਤੁਸੀਂ ਸਿੱਖ ਹੈ ਉਹਨਾਂ ਦੇ ਮੁਰਾਬਰ, ਅਸੀਂ ਮੁਸਲਮਾਨ ਵੀ ਉਹਨਾਂ ਦੇ ਬੇਅੰਤ ਦੇ ਬਰੀਦ ਹੈ, ਸਿੱਖ ਸੇਵਕ ਹੈ। ਆਹੈ ਪੱਖੇ ਜੇ ਹਿੰਦੂ ਨ ਤੁਰਕਾ, ਬਾਕੀ ਵੀ ਸਿੱਖੋ ਜਿਹੜਾ ਕੋਈ ਹਿੰਦੂਆਂ ਦਾ ਵੱਖਰਾ ਪੱਖ ਧੜਾ ਹੈ, ਮੁਸਲਮਾਨਾਂ ਦਾ ਵੱਖਰਾ ਧੜਾ ਹੈ। ਦੋਨੋਂ ਕੋ ਖੋਵਨ ਮਤ ਗੁਰ ਕਾ, ਦੋਹਾਂ ਦਾ ਜਿਹੜਾ ਮਤ ਹੈ ਉਹਨੂੰ ਖੋਣ ਦਾ ਸਤਿਗੁਰੂ ਦਾ ਸਿਧਾਂਤ ਹੈ। ਸਤਿਗੁਰੂ ਦਾ ਮਤ ਹੈ ਦੋਹਾਂ ਤੋਂ ਵੱਖਰਾ ਹੈ, ਉਹ ਦੋਹਾਂ ਨੂੰ ਇੱਕ ਸਮਾਨ ਹੀ ਸਮਝਦੇ ਹਨ। ਇੱਕ ਤੋਂ ਖਾਨਨ ਕੋ ਬਲ ਭਾਰੀ, ਕਵੀ ਜੀ ਕਹਿੰਦੇ ਉਸ ਇੱਕ ਤਾਂ ਪਠਾਣਾ ਦਾ ਬੜਾ ਤਕੜਾ ਭਾਰੀ ਬਲ ਹੈ ਸੀ, ਜ਼ੋਰ ਹੈ ਸੀ। ਦੂਜੇ ਸਾਚੀ ਗੇਰਾ ਉਚਾਰੀ, ਜਿਹੜੀ ਪਠਾਣਾ ਨੇ ਗੱਲ ਹੈ ਬਿਲਕੁਲ ਸੋਹਣਾ ਨੇ ਸੱਚੀ ਕਹੀ ਹੈ ਵੀ ਅਸੀਂ ਮਹਾਰਾਜ ਦੇ ਸਿੱਖ ਸੇਵਕ ਹਾਂ ਜਿਵੇਂ ਤੁਸੀਂ ਹੋ। ਹਟ ਤਾਂ ਨਹੀਂ ਬਹੁ ਰਹੇ ਹਟਾਈ, ਇਸ ਕਰਕੇ ਸਿੱਖ ਹਟਾ ਰਹੇ ਹਟਾਇਆ ਹੋਇਆ ਹਟਦੇ ਹੀ ਨਹੀਂ। ਸ਼ਸਤਰ ਗਹੇ ਤਬ ਹਿੰਦਨ ਜਾਏ, ਜਿਹੜੇ ਕੋਈ ਹਿੰਦੂ ਜੇ ਸਨ ਉਹਨਾਂ ਨੇ ਜਾ ਕੇ ਕਹਿੰਦੇ ਸ਼ਸਤਰ ਫੜ ਲਏ ਹਨ, ਪਰ ਉਹ ਸਭਨ ਮਹਿ ਰੌਰਾ ਭਾਰੀ, ਆਪੋ ਵਿੱਚ ਹੀ ਸਾਰਿਆਂ ਦੇ ਵਿੱਚ ਬੜਾ ਤਕੜਾ ਰੌਲਾ ਰੱਪਾ ਜਾ ਪੈ ਗਿਆ। ਕੋਈ ਨਾ ਕਿਸ ਕੀ ਸੁਣੈ ਪੁਕਾਰੀ, ਕਿਸੇ ਦੀ ਦਾਦ ਫਰਿਆਦ ਸੁਣਦਾ ਹੀ ਨੀ, ਗੱਲ ਸੁਣਦਾ ਹੀ ਨਹੀਂ। ਸ੍ਰੀ ਗੁਰ ਤਨ ਕੇ ਪਾਸ ਜੇ ਦਾਸਾ, ਇੱਧਰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੋਹਣੇ ਸਰੀਰ ਦੇ ਕੋਲ ਸੇਵਕ ਹਜ਼ੂਰੀ ਵਿੱਚ ਖੜੋਤੇ ਸਨ, ਸਰੋਣ ਕੁਲਾਹਲ ਸੁਣ ਚੋਹ ਆਸਾ, ਉਹਨਾਂ ਨੇ ਵੀ ਚਾਰੇ ਪਾਸੇ ਤੋਂ ਬੜਾ ਭਾਰੀ ਰੌਲੇ ਰੋਲੇ ਦਾ ਆਵਾਜ਼ਾਂ ਜਾ ਸੁਣਿਆ। ਨਿਕਸੇ ਤੁਰਤ ਬਿਲੋਕਨ ਤਾਏ, ਉਹ ਜਿਹੜੇ ਕਨਾਤ ਦੇ ਇਰਦ ਗਿਰਦ ਦਾਸ ਖੜੋਤੇ ਹੈ, ਕਹਿੰਦੇ ਉਹ ਰੌਲਾ ਜਾ ਵੇਖਣ ਵਾਸਤੇ ਬੜੀ ਛੇਤੀ ਬਾਹਰ ਜੇ ਨਿਕਲੇ ਹਨ, ਕਨਾਤ ਤੋਂ ਪਰੇ ਜੇ ਹੋਏ ਹਨ। ਰਹੀ ਇਕਾਂਕੀ ਦੇਹ ਗੁਸਾਏ, ਇੱਧਰ ਕਨਾਤ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰੀਰ ਇਕੱਲਾ ਹੀ ਰਹਿ ਗਿਆ ਹੈ। ਅੰਤਰ ਧਿਆਨ ਭਈ ਤੇਹ ਕਾਲ, ਗੁਰੂ ਮਹਾਰਾਜ ਦਾ ਸਰੀਰ ਉਸੇ ਵੇਲੇ ਕਹਿੰਦੇ ਅਲੋਪ ਹੋ ਗਿਆ, ਗੁਪਤ ਹੋ ਗਿਆ ਹੈ। ਸਰਬ ਚੁਕਾਵਨ ਝਗੜ ਵਿਸਾਲਾ, ਇਹ ਹਿੰਦੂ ਮੁਸਲਮਾਨਾਂ ਸਿੱਖਾਂ ਦਾ ਸਾਰਾ ਰਗੜਾ ਝਗੜਾ ਜਾਂ ਚੁਕਾਉਣ ਵਾਸਤੇ, ਦੂਰ ਕਰਨ ਵਾਸਤੇ ਮਹਾਰਾਜ ਨੇ ਸਰੀਰ ਅਲੋਪ ਲੋਭ ਕਰ ਲਿਆ। ਵਹਿਰ ਦੋਹੋਂ ਮਹਿ ਬਾਦ ਮਹਾਨਾ, ਇਹ ਦਰਕਨਾਰ ਤੋਂ ਬਾਹਰ ਬਾਹਰ ਦੋਹਾਂ ਵਿੱਚ ਬੜਾ ਰੌਲਾ ਝਗੜਾ ਹੈ। ਚੜ ਵਿਵਾਨ ਪਰ ਕਿਰਪਾ ਨਿਧਾਨਾ, ਇਧਰ ਗੁਰੂ ਨਾਨਕ ਸਾਹਿਬ ਸੁਣਦੇ ਹੀ ਸੋਹਣੇ ਵਿਵਾਨ ਤੇ ਚੜ ਕੇ ਗਮਨ ਕੀਨ ਉਰਦ ਕੀ ਓਰਾ, ਉੱਪਰ ਆਕਾਸ਼ ਦੀ ਤਰਫ ਨੂੰ ਆਪਨੇ ਕਹਿੰਦੇ ਚਲਣਾ ਕੀਤਾ। ਜੈ ਜੈ ਸ਼ਬਦ ਸੁਰਨ ਮਹਿ ਸ਼ੋਰਾ, ਇਸ ਕਰਕੇ ਦੇਵਤਿਆਂ ਦੇ ਵਿੱਚ ਜੈ ਜੈਕਾਰ ਦਾ ਬੜਾ ਭਾਰੀ ਆਵਾਜ਼ਾ ਹੋ ਰਿਹਾ ਹੈ। ਸੁਰ ਤਰ ਪੁਸ਼ ਪਾਂਜੁਲ ਬਰ ਖਾਵੇ ਹੈ, ਜਿਹੜੇ ਕਲ ਪੁਰਸ਼ ਵਿਰੇਸ਼ ਹੈ ਉਹ ਕਹਿੰਦੇ ਉਹ ਲੈ ਕੇ ਫੁੱਲ ਉਹਦੇ ਬੁੱਕ ਭਰ ਭਰ ਕੇ ਉੱਪਰ ਦੀ ਬਰਸਾਉਂਦੇ ਹੈ ਸਤਿਗੁਰੂ ਦੇ ਭਗਵਾਨ ਦੇ। ਚਾਰ ਚਵਰ ਚੌਹ ਦਿਸ਼ਨ ਟੁਰਾਵੇ, ਸੋਹਣਾ ਜਿਹੜਾ ਚੌਰ ਹੈ ਚਾਰੇ ਤਰਫੀ ਬੜੇ ਅਦਬ ਸਤਿਕਾਰ ਨਾਲ ਚਲਾਉਂਦੇ। ਬ੍ਰਹਮਾਦਿਕ ਚੰਦਨ ਚਰ ਚਾਹੀ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਜਿਹੜੇ ਮੁਖੀ ਦੇਵਤੇ ਮਹਾਰਾਜ ਦੇ ਉੱਪਰ ਚੰਦਨ ਆਦਿਕ ਛਿੜਕ ਰਹੇ। ਕਰਹਿ ਆਰਤੀ ਸੰਖ ਬਜਾਹੀ, ਹੋਰ ਜਿਹੜੇ 33 ਕਰੋੜ ਦੇਵਤੇ ਹੈ ਦੀਵੇ ਜਗਾ ਕੇ ਆਰਤੀਆਂ ਕਰ ਰਹੇ ਹੈ, ਸੰਖ ਘੜਿਆਲ ਬਜਾ ਰਹੇ। ਅਪਸਰ ਕਰਹੀ ਨਿਰਤ ਅਗਾਰੀ, ਜਿਹੜੀਆਂ ਪਸ਼ਰਾਂ ਮਹਾਰਾਜ ਦੇ ਭਗਵਾਨ ਦੇ ਅੱਗੇ ਕਹਿੰਦੇ ਨਿਰਤਕਾਰੀ ਕਰਨੀਆਂ ਖੁਸ਼ੀ ਵਿੱਚ ਨੱਚ ਟੱਪ ਰਹੀਆਂ ਹਨ। ਗੰਧਰਵ ਗਾਵੇ ਧੁਨ ਸੁਖਕਾਰੀ, ਦੇਵਤਿਆਂ ਦੇ ਜਿਹੜੇ ਰਾਗੀ ਹੈ ਉਹ ਕਹਿੰਦੇ ਬੜਾ ਜਸ ਕਰ ਰਹੇ ਹੈ ਜੋ ਸੁਖ ਦੇਣ ਵਾਲੀ ਧੁਨੀ ਆਵਾਜ਼ ਕਰ ਰਹੇ ਹਨ। ਚੱਲੇ ਆਕਾਸ਼ ਪੰਥ ਅਸ ਜਾਵੇ ਹੈ, ਗੁਰੂ ਮਹਾਰਾਜ ਦਾ ਜਿਹੜਾ ਬਾਣ ਹੈ ਕਹਿੰਦੇ ਇਸ ਤਰ੍ਹਾਂ ਆਕਾਸ਼ ਦੀ ਤਰਫ ਚਲਿਆ ਜਾ ਰਿਹਾ। ਅਤ ਉਤਸਵ ਕਰ ਆਨੰਦ ਵਧਾਵੇ, ਇਰਦ-ਗਿਰਦ ਜਿਹੜੇ ਦੇਵਤੇ ਹੈ ਬੜਾ ਕਹਿੰਦੇ ਉਤਸ਼ਾਹ ਕਰਕੇ ਆਨੰਦ ਵਧਾ ਰਹੇ ਹਨ। ਦੋਹਰਾਹੁਤੀ ਸ਼ਕਤ ਜਿਹ ਲੱਗ ਜਿਸ ਹੈ, ਜਿਸ ਦੇਵਤੇ ਦੀ ਜਿੱਥੋਂ ਤੱਕ ਕਹਿੰਦੇ ਜਾਣ ਦੀ ਕੋਈ ਤਾਕਤ ਹੈਗੀ ਸੀ, ਸ੍ਰੀ ਨਾਨਕ ਪਹੁੰਚਾਏ ਉੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਨੂੰ ਆਦਰ ਸਤਿਕਾਰ ਸਹਿਤ ਦੇਵਤੇ ਨੇ ਪਹੁੰਚਾਇਆ ਹੈ। ਹਟੇ ਸੰਗ ਤੇ ਦੇਵ ਸਭ, ਗੱਲ ਕੀ ਹੈ 33 ਕਰੋੜ ਦੇਵਤੇ ਮਹਾਰਾਜ ਦੇ ਭਗਵਾਨ ਦੇ ਨਾਲੋਂ ਹਟ ਕੇ ਮੁੜ ਪਏ ਹਨ। ਚਰਨਨ ਸੀਸ ਨਿਵਾਏ, ਸਾਰਿਆਂ ਨੇ ਉੱਥੇ ਖੜਿਆ ਹੋ ਕੇ ਮਹਾਰਾਜ ਦੇ ਚਰਨਾਂ ਤੇ ਸੀਸ ਨਿਵਾਏ ਹਨ। ਸੱਚ ਖੰਡ ਸ੍ਰੀ ਗੁਰ ਗਏ, ਇਧਰ ਸੱਚ ਖੰਡ ਵਸੈ ਨਿਰੰਕਾਰ, ਉਸ ਸੱਚਖੰਡ ਵਿੱਚ ਗੁਰੂ ਨਾਨਕ ਸਾਹਿਬ ਜੀ ਚਲੇ ਗਏ ਹਨ। ਕੀਨ ਤਹਾਂ ਬਿਸਰਾਮ, ਉੱਥੇ ਵਿਵਾਨ ਤੋਂ ਉਤਰ ਕੇ ਇਸ ਤਰ੍ਹਾਂ ਬਿਸਰਾਮ ਕੀਤਾ ਆਰਾਮ ਕੀਤਾ ਹੈ। ਭੂਤਲ ਮਹਿ ਜੈਸੇ ਭਈ, ਕਈ ਸਿੰਘ ਸੰਤੋਖ ਸਿੰਘ ਜੀ ਕਹਿੰਦੇ ਇਹਦੇ ਧਰਤੀ ਉੱਪਰ ਜਿਸ ਤਰ੍ਹਾਂ ਗੱਲਬਾਤ ਹੋਈ। ਸੁਣੋ ਕਥਾ ਸੁਖ ਧਾਮ, ਉਹ ਸੁਖਾਂ ਦੇ ਘਰ ਦੀ ਜਿਹੜੀ ਕਥਾ ਉਹ ਵੀ ਜਿਵੇਂ ਧਰਤੀ ਤੇ ਹੋਈ ਉਹ ਵੀ ਸਰੋਤਾ ਜਨ ਸੁਣ ਲੋ ਤੁਸੀਂ। ਚੌਪਈ ਕਰੇ ਜੋਰ ਅਸ ਖਾਨ ਅਲਾਵੈ, ਉਧਰ ਜਿਹੜਾ ਪਠਾਨ ਆਪਣਾ ਬਲਜਾ ਕਰਕੇ ਨਾ ਇਉਂ ਕਹਿੰਦੇ ਸਿੱਖਾਂ ਨੂੰ, ਹੈ ਹਮ ਪੀਰ ਸੋ ਮਜਲ ਪੁਚਾਵੈ, ਸਾਡੇ ਗੁਰੂ ਨਾਨਕ ਸਾਹਿਬ ਤੁਸੀਂ ਜਾਣਦੇ ਪੀਰ ਹੈ, ਇਸ ਕਰਕੇ ਅਸੀਂ ਤਾਂ ਆਪਣੇ ਗੁਰੂ ਪੀਰ ਨੂੰ ਮਜਲ ਤੇ ਪਹੁੰਚਾਵਾਂਗੇ, ਕਬਰ ਬਣਾ ਕੇ ਇਹਨਾਂ ਨੂੰ ਦਫਨਾਵਾਂਗੇ। ਦੇ ਤੋ ਮੁਰਾਦ ਮੁਰੀਦਨ ਕੇਰੀ, ਕਿਉਂਕਿ ਸਾਡੇ ਗੁਰੂ ਨਾਨਕ ਸਾਹਿਬ ਪੀਰ ਹੈ, ਸਾਨੂੰ ਮੁਰੀਦਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਦਿੰਦੇ ਹੈ, ਮੁਸ਼ਕਿਲਾਂ ਦਿੰਦੇ ਹਨ। ਵਰਜੇ ਰਹਿਣ ਜਾਵੇ ਹਨੇਰੀ, ਇਸ ਕਰਕੇ ਸਿੱਖੋ ਤੁਹਾਡੇ ਰੋਕੇ ਹੋਏ ਅਸੀਂ ਨਹੀਂ ਰਹਾਂਗੇ, ਅਸੀਂ ਤਾਂ ਆਪਣੇ ਗੁਰੂ ਪੀਰ ਦੇ ਕੋਲ ਜਾਵਾਂਗੇ ਤੁਹਾਡੇ ਵਾਂਗ। ਇਸ ਹੱਠ ਕਰਕੇ ਭੇਤੇ ਤਹਿ ਠਾਂਡੇ, ਇਸ ਤਰ੍ਹਾਂ ਦਾ ਹੜ ਜਾ ਕਰਕੇ ਉਹ ਜਿਹੜੇ ਪਠਾਣ ਹੈ ਖੜੇ ਹੋ ਰਹੇ ਤਿਆਰ ਪ੍ਰਤਿਆਰ ਵੀ ਜਾਣਾ, ਕੌਣ ਰੋਕਣ ਵਾਲਾ ਸਾਨੂੰ। ਡਰੇ ਨਰਾਰ ਕਰਨ ਤੇ ਗਾਢੇ, ਇਹ ਲੜਾਈ ਝਗੜਾ ਕਰਨ ਵਾਸਤੇ ਤਕੜੇ ਹੈ, ਕਦੇ ਕੋਈ ਡਰੇ ਡੁਰੇ ਨੀ ਸਿੱਖਾਂ ਤੋਂ। ਸਨੱਦ ਬੱਧ ਹਿੰਦੂ ਹੋਏ ਆਏ, ਉਧਰ ਹਿੰਦੂਆਂ ਵਿੱਚੋਂ ਕਹਿੰਦੇ ਤਿਆਰ ਪ੍ਰਤਿਆਰ ਕੋ ਕੇ ਆ ਗਏ, ਸ਼ਸਤਰ ਸੁਸਰ ਜੇ ਚੁੱਕੇ ਆ ਗਏ ਹਨ। ਬਲ ਕਰ ਤਿੰਨ ਕੋ ਚਹਿਤ ਹਟਾਏ, ਆਪਣਾ ਬਲ ਜਾ ਦਿਖਾ ਕਰਕੇ ਉਹਨਾਂ ਪਠਾਣਾ ਨੂੰ ਹਟਾਇਆ, ਚਾਹੁੰਦੇ ਰੋਕਿਆ, ਚਾਹੁੰਦੇ ਵੀ ਨਹੀਂ ਜਾਣ ਦੇਣਾ ਸੀ ਤੁਹਾਨੂੰ। ਸਿਆਣੇ ਸਿੱਖ ਹੁਤੇ ਤਹਿ ਜੇ, ਉੱਥੇ ਜਿਹੜੇ ਕੋਈ ਸਿਆਣੇ ਸਿਆਣੇ ਗੁਰਸਿੱਖ ਵੀ ਖੜੋਤੇ ਸਨ, ਕਰਿਓ ਵਿਚਾਰ ਮਿਲਤ ਭੇਤੇ। ਉਹਨਾਂ ਸਿਆਣਿਆਂ ਗੁਰਸਿੱਖਾਂ ਨੇ ਮਿਲ ਕੇ ਸੋਚ ਵਿਚਾਰ ਕੀਤਾ ਹੈ, ਤੁਰਕਨ ਕੋ ਅਬ ਹੈ ਬਲ ਭਾਰੇ। ਸਿਆਣੇ ਸਿੱਖ ਕਹਿੰਦੇ ਹੈ ਵੀ ਮੁਸਲਮਾਨਾਂ ਦਾ ਰਾਜ ਹੈ ਤੇ ਇਹਨਾਂ ਮੁਸਲਮਾਨਾਂ ਦਾ ਬੜਾ ਭਾਰੀ ਬਲ ਹੈ, ਜ਼ੋਰ ਹੈ। ਬਹੁਰ ਰੀਤ ਸੋ ਬਚਨ ਉਚਾਰੇ। ਬਾਕੀ ਵੀ ਜਿਹੜੇ ਪਠਾਨ ਮੁਸਲਮਾਨ ਹੈ ਇਹਨਾਂ ਨੇ ਬਿਲਕੁਲ ਰੀਤੀ ਦੇ ਮਰਯਾਦਾ ਦੇ ਵਿੱਚ ਨਹੀਂ ਕਹੇ ਹੈ ਵੀ ਤੁਸੀਂ ਸਿੱਖਾਂ, ਅਸੀਂ ਇਹਨਾਂ ਦੇ ਮਰੀਦ, ਅਸੀਂ ਵੀ ਸੇਵਕੀ ਹਾਂ, ਤਾਂ ਤੇ ਔਰ ਨ ਕਰੀਏ ਕਾਜ। ਇਸ ਕਰਕੇ ਵੀ ਆਪਾਂ ਨੂੰ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਇਹਨਾਂ ਨਾਲ, ਕਹਿੰਦੇ ਹੋਰ ਕੰਮ ਨਹੀਂ ਆਪਾਂ ਨੂੰ ਕਰਨਾ ਚਾਹੀਦਾ। ਸ੍ਰੀ ਸਤਿਗੁਰ ਕੋ ਲੇ ਹੋ ਆਵਾਜ਼ਾ, ਕਹਿੰਦੇ ਜੋ ਗੁਰੂ ਨਾਨਕ ਸਾਹਿਬ ਹੈ ਸਾਡੇ ਸਿੱਖਾਂ ਦੇ ਗੁਰੂ ਹੈ, ਇਹਨਾਂ ਦੇ ਪੀਰ ਹੈ, ਅਤੇ ਗੁਰੂ ਨਾਨਕ ਸਾਹਿਬ ਦਾ ਆਵਾਜ਼ਾ ਲੈ ਲਓ, ਗੁਰੂ ਨਾਨਕ ਸਾਹਿਬ ਨੂੰ ਪੁੱਛ ਲਓ ਵੀ ਦੱਸੋ ਮਹਾਰਾਜ ਤੁਹਾਡਾ ਸੰਸਕਾਰ ਕਰੀਏ ਕਿ ਕਬਰ ਵਿੱਚ ਤੁਹਾਨੂੰ ਦਫਨਾਈਏ, ਦਿਨ ਮਰਜ਼ੀ ਕੇ ਹੋਏ ਅਨੁਸਾਰੀ। ਇਸ ਕਰਕੇ ਵੀ ਜਿਵੇਂ ਸਾਡੇ ਗੁਰੂ ਨਾਨਕ ਸਾਹਿਬ ਦੀ ਮਰਜ਼ੀ ਉਹਦੇ ਅਨੁਸਾਰੀ ਆਪਾਂ ਦੋਵੇਂ ਹੋ ਜਾਈਏ, ਕਰੀਏ ਕ੍ਰਿਤ ਮਿਟਾਵੋ ਹਰਾਰੀ। ਇਹ ਸਿੱਖ ਸਿਆਣੇ ਸਿਆਣੇ ਕਹਿਣ ਲੱਗੇ ਉਹੀ ਕਿਰਤ ਕਰੀਏ, ਲੜਾਈ ਝਗੜਾ ਮਿਟਾ ਦਿਓ, ਆਪਾਂ ਲੜੀਏ ਨਾ ਆਪੋ ਵਿੱਚ। ਖਾਨਨ ਸੰਗ ਖਾਨਨ ਸੰਗ ਭਨੀ ਅਸਬਾਨੇ। ਇਸ ਤਰ੍ਹਾਂ ਸਿਆਣੇ ਗੁਰਸਿੱਖਾਂ ਨੇ ਜਿਹੜੇ ਪਠਾਨ ਉਹਨਾਂ ਦੇ ਸਾਥ ਬਚਨ ਕਿਹਾ ਵੀ ਮਹਾਰਾਜ ਆਪਾਂ ਵਾਜਾ ਲੈ ਲੈਂਦੇ, ਜਿਵੇਂ ਮਹਾਰਾਜ ਕਹਿਣਗੇ ਉਵੇਂ ਆਪਾਂ ਦੋਵੇਂ ਕਰ ਲਾਂਗੇ। ਭਲੀ ਭਾਂਤ ਨੀਕੇ ਤਿੰਨ ਮਾਨੇ। ਉਹ ਪਠਾਨ ਵੀ ਸਿਆਣੇ ਸੀ, ਉਹਨਾਂ ਨੇ ਚੰਗੀ ਤਰ੍ਹਾਂ ਗੱਲ ਕਰਨੀ, ਕਹਿੰਦੇ ਠੀਕ ਹੈ ਜਿਵੇਂ ਸਾਡੇ ਗੁਰੂ ਨਾਨਕ ਮਰੀਦ ਸੇਵ ਮੁਖੀ ਕਹਿੰਦੇ ਹੈ, ਪੀਰ ਕਹਿੰਦੇ ਅਸੀਂ ਮੰਨਾਂਗੇ, ਅਤੇ ਮਹਾਰਾਜ ਸੰਸਕਾਰ ਕਰਾਉਣਾ ਚਾਹੁੰਦੇ ਸੰਸਕਾਰ, ਵੀ ਸਾਨੂੰ ਕਹਿਣਗੇ ਸਾਨੂੰ ਕਬਰ ਵਿੱਚ ਨਹਾਓ ਮਜਲ ਪਹੁੰਚਾਓ, ਅਸੀਂ ਪਹੁੰਚਾਵਾਂਗੇ, ਮਹਾਰਾਜ ਦਾ ਬਚਨ ਅਸੀਂ ਮੰਨਾਂਗੇ ਬਿਲਕੁਲ। ਦਸਕ ਹੋਤੇ ਸਮੀਪੀ ਜੇਈ। ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਨੇੜੇ ਤੇਰੇ ਦੋ ਗੁਰਸਿੱਖ ਖੜੋਤੇ ਹੋਏ ਸਨ, ਅੰਤਰ ਗੇ ਕਨਾਤ ਕੇ ਤੇ। ਉਹ ਦੋਵੇਂ ਗੁਰਸਿੱਖ ਜਿੱਥੇ ਮਹਾਰਾਜ ਕਨਾਤ ਦੇ ਅੰਦਰ ਸਰੀਰ ਪਿਆ ਸੀ ਉਹ ਗਏ ਨੇ। ਵਸਤਰ ਸੰਯੁਕਤ ਸੇਜ ਤਹ ਦੇਖੀ। ਉੱਥੇ ਕਹਿੰਦੇ ਇੱਕ ਚਾਦਰਾ ਜਾ ਪਿਆ, ਬਾਕੀ ਉੱਥੇ ਸੇਜਾ ਹੇਠਾਂ ਆਸਣ ਜਾ ਪਿਆ ਜਿਹਦੇ ਤੇ ਮਹਾਰਾਜ ਲੇਟੇ ਸਨ, ਇੱਕ ਬਸ ਚੋਲਾ ਚਾਦਰਾ ਪਿਆ, ਇੱਕ ਬਸ ਉਹ ਸੇਜਾ ਹੈ। ਦੇਹ ਨ ਭਏ ਅਚਰਜ ਵਿਸੇਖੀ। ਗੁਰੂ ਮਹਾਰਾਜ ਸਰੀਰ ਉੱਥੇ ਹੈ ਹੀ ਨਹੀਂ ਹੈ, ਸਾਰੇ ਅਚਰਜੇ ਹੋ ਗਏ। ਅੰਬਰ ਕੋ ਉਗਾਰ ਭਲ ਜੋਵਾ। ਸੇਜਾ ਤੇ ਕੱਪੜਾ ਜਾ ਪਿਆ ਉਹਨੂੰ ਚੰਗੀ ਤਰ੍ਹਾਂ ਚੱਕ ਕੇ ਨਾ ਦੋਵੇਂ ਸਿੱਖਾਂ ਨੇ ਵੇਖਿਆ ਹੈ। ਕਿਸੇ ਕਹਿਤ ਅਚੰਬਾ ਹੋਵਾ। ਕਨਾਤ ਤੋਂ ਬਾਹਰ ਨਿਕਲੇ ਆਏ ਹੈ, ਕਹਿਣ ਲੱਗੇ ਉਹ ਗੱਲ ਹੀ ਹੈਰਾਨੀ ਵਾਲੀ ਹੋ ਗਈ, ਚਰਜੀ ਹੋ ਗਈ ਇਹ ਤਾਂ ਗੱਲ। ਕਿਉਂ ਤੋਂ ਮਕੀਨੋ ਇਤਨਾ ਝਗੜਾ। ਉਹ ਪਠਾਣੋ ਹਿੰਦੂਓ ਕਿਉਂ ਤੁਸੀਂ ਆਪੋ ਵਿੱਚ ਹੀ ਇੰਨਾ ਝਗੜਾ ਪਾਇਆ, ਰੌਲਾ ਰੱਪਾ ਪਾਇਆ ਹੈ। ਸਤਿਗੁਰ ਆਪ ਨਿਬੇਰਿਓ ਸਗਰਾ। ਇਹ ਤਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਡਾ ਰੌਲਾ ਰੱਪਾ ਆਪ ਹੀ ਨਿਬੇੜ ਦਿੱਤਾ ਹੈ। ਅੰਤਰ ਧਿਆਨ ਭੀ ਰਹੀ ਦੇਹੀ। ਸਰੀਰ ਪਿੱਛੇ ਤੁਸੀਂ ਲੜਦੇ ਆ, ਮਹਾਰਾਜ ਦਾ ਸਰੀਰ ਹੀ ਕਦੇ ਲੋਪ ਹੋ ਗਿਆ, ਹੈ ਹੀ ਨੀ ਉੱਥੇ। ਕੁਸ਼ਾ ਸੇਜ ਪਰ ਬਸਤਰ ਭਰੇ ਹੀ। ਜੇ ਸੇਜਾ ਤੇ ਮਹਾਰਾਜ ਲੇਟੇ ਸੀ ਉੱਥੇ ਇੱਕ ਚਾਦਰਾ ਪਿਆ ਕੱਲਾ। ਦੋਹਰਾ ਰਾਰ ਨ ਕਰੀਏ ਪਰਸ ਪਰ। ਇਸ ਕਰਕੇ ਵੀ ਆਪਾਂ ਵਿੱਚੋਂ ਆਪਾਂ ਲੜਾਈ ਝਗੜਾ ਨਾ ਕਰੀਏ। ਦੇਹ ਕਨਾਤ ਖੁਲਵਾਏ। ਆ ਜਿਹੜੀ ਕਨਾਤ ਜੀ ਮਹਾਰਾਜ ਦੇ ਸੇਜਾ ਦੇ ਸਰੀਰ ਦੇ ਅਧਿਕ ਤਣੀ ਹੋਈ ਸੀ, ਇਹਨੂੰ ਖੁਲਾ ਦਿਓ, ਖੋਲ ਦਿਓ, ਪਾਸੇ ਕਰ ਦਿਓ। ਦੇਖੈ ਨਰ ਨਾਰੀ ਸਰਬ। ਆ ਜਿਹੜੇ ਮਾਈ ਭਾਈ ਆ ਉਹ ਤਸੱਲੀ ਕਰਨ ਨਾਲ ਚੰਗੀ ਤਰ੍ਹਾਂ ਦੇਖ ਲੈਣ ਵੀ ਮਹਾਰਾਜ ਦਾ ਸਰੀਰ ਤਾਂ ਹੈ ਨਹੀਂ ਇੱਥੇ। ਕੌਤਕ ਮਤ ਬਿਸਮਾਏ। ਇਸ ਤਰ੍ਹਾਂ ਸਾਰਿਆਂ ਦੀ ਬੁੱਧੀ ਕਹਿੰਦੇ ਚਰਜ ਹੋ ਰਹੀ, ਐਸਾ ਕੌਤਕ ਦੇ ਕੇ ਵੀ ਆ ਮਹਾਰਾਜ ਨੇ ਕਮਾਲ ਦੀ ਗੱਲ ਕੀਤੀ। ਸਵੈਯਾ ਲੀਨ ਉਤਾਰਕ ਨਾਤ ਸ਼ਤਾਬ। ਫੇਰ ਕੀ ਹੈ ਛੇਤੀ ਦੇ ਜਿਹੜੀ ਕਨਾਲ ਜੀ ਆਸੇ ਪਾਸੇ ਜੀ ਲਾਲੀ ਕਰ ਲਈ ਗਏ ਢਿੱਗ ਹੈ ਦਰਸੈ ਨਰ ਨਾਰੀ ਹਾਂ ਮਾਈ ਭਾਈ ਮੁਗਲ ਪਠਾਨ ਮਹਾਰਾਜ ਉਹ ਸਥਾਨ ਤੇ ਗਏ ਹੈ ਨੇੜੇ ਤੇ ਦਰਸ਼ਨ ਕਰ ਰਹੇ ਉਸ ਥਾਂ ਦਾ ਹੈ ਸਹਿਜਾ ਪਰ ਚੀਰ ਭਰਿਓ ਬਸ ਉਹ ਜਿੱਥੇ ਮਹਾਰਾਜ ਦੀ ਸਹਿਜਾ ਸੀ ਜਿਹਦੇ ਤੇ ਲੇਟੇ ਉੱਤੇ ਇੱਕ ਚਾਦਰਾ ਜਿਹਾ ਪਿਆ ਚਿੱਟਾ ਦਿਖ ਜੈ ਗੁਰ ਜੈ ਗੁਰ ਊਚ ਉਚਾਰੀ ਆ ਜਿਹੜੇ ਪਠਾਨ ਵੀ ਵੇਖ ਕੇ ਗੁਰੂ ਨਾਨਕ ਸਾਹਿਬ ਪੀਰ ਤੁਹਾਡੀ ਜੈ ਹੋਵੇ ਸਿੱਖ ਹਿੰਦੂ ਵੀ ਕਰੇ ਗੁਰੂ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ ਫਤਿਹ ਹੋਵੇ ਸ੍ਰੀ ਸੁਖ ਕੰਦ ਗੋਬਿੰਦ ਮੁਕੰਦ ਮਹਾਰਾ ਹੱਥਾਂ ਸੁਖਾਂ ਦੇ ਬੱਦਲੋ ਮੁਕਤੀ ਦਾਤੇ ਇੰਦਰੀਆਂ ਦੇ ਪ੍ਰਕਾਸ਼ਕ ਤੇ ਕਿਰਿਆ ਨੂੰ ਜਾਣਨ ਵਾਲੇ ਹੋ ਸੁਨਾਮ ਘੁਲੇ ਕਰ ਬੰਧਨ ਕਾਰੀ ਇਹੋ ਜਿਹੇ ਗੁਰੂ ਨਾਨਕ ਸਾਹਿਬ ਦੇ ਨਾਂ ਲੈ ਕੇ ਸਭ ਮੱਥੇ ਟੇਕ ਰਹੇ ਸ਼ਰਧਾ ਨਾਲ ਹੋਏ ਅਚੰਭ ਰਹੇ ਹਿਰਦੇ ਆਪੋ ਆਪਣੇ ਹਿਰਦਿਆਂ ਵਿੱਚ ਬੜੇ ਅਚੰਭੇ ਹੋਏ ਹੈਰਾਨ ਹੱਕੇ ਬੱਕੇ ਹੋ ਰਹੇ ਤੇ ਠਾਂ ਨਰ ਜੇ ਸਭ ਕੀਮਤ ਹਾਰੀ ਨੇ ਉੱਥੇ ਮਾਈ ਭਾਈ ਖੜੋਤੇ ਸਾਰਿਆਂ ਦੀ ਅਕਲ ਵੱਧ ਹਾਰ ਹੰਭ ਗਈ ਹੈ ਕਿਸੇ ਦੀ ਅਕਲ ਵੱਧ ਵੀ ਪਤੋਂ ਸਮਝ ਨਹੀਂ ਆਉਂਦਾ ਵੀ ਆਹ ਕੀ ਹੋ ਗਿਆ ਹੈ ਛਪੈ ਛੰਦ ਤੁਰਕਨ ਅੰਬਰ ਅਰਧ ਗੱਲ ਕੀ ਹੈ ਜਿਹੜੇ ਕੋਈ ਮੁਸਲਮਾਨ ਪਠਾਨ ਅੱਧਾ ਕੁ ਚਾਦਰਾ ਉਹਨਾਂ ਨੇ ਲੈ ਲਿਆ ਅਰਧ ਹਿੰਦੂ ਨੇ ਤਬ ਲਿਆ ਅੱਧਾ ਕੁ ਜਿਹੜੇ ਸਿੱਖ ਹੈ ਤੇ ਹਿੰਦੂ ਉਹਨਾਂ ਨੇ ਲੈ ਲਿਆ ਸਾਗਰ ਸਾਗਰ ਝਗੜ ਗਿਆ ਨਿਬਰ ਇਸ ਤਰ੍ਹਾਂ ਜਿਹੜਾ ਸਰੀਰ ਦੇ ਸੰਸਕਾਰ ਵਾਸਤੇ ਝਗੜਾ ਜਾਂ ਕਹਿੰਦੇ ਪਾਇਆ ਸੀ ਉਹ ਨਿਬੜ ਗਿਆ ਖਤਮ ਹੋ ਗਿਆ ਹਰਖ ਔਰ ਦੋਹ ਦੇਸ਼ ਥੀਆ ਤਰਫਾਂ ਤੋਂ ਬੜੀ ਸਭ ਨੇ ਪ੍ਰਸੰਨਤਾ ਕੀਤੀ ਵੀ ਸਾਡੇ ਗੁਰੂ ਨਾਨਕ ਸਾਹਿਬ ਨੇ ਆਹ ਵਧੀਆ ਗੱਲ ਕੀਤੀ ਸਾਡਾ ਝਗੜਾ ਮਤਾਤਾ ਲੜਾਈ ਖਤਮ ਕਰਤੀ ਸਰੀਰ ਅਲੋਪ ਕਰਕੇ ਸਿੱਖਾਂ ਲੈ ਕਰ ਚੀਰ ਉਸ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਸਿੱਖ ਦੇ ਸੇਵਕ ਉਹਨਾਂ ਨੇ ਅੱਧਾ ਕੁ ਚਾਦਰਾ ਜਾ ਲੈ ਕੇ ਚਿਤਾ ਚੰਦਨ ਕੀ ਰਚ ਕਰ ਸੋਹਣੇ ਚੰਦਰ ਦੀ ਲੱਕੜਾਂ ਦੀ ਚਿਖਾ ਜੀ ਬਣਾ ਕਰਕੇ ਉੱਪਰ ਚਾਦਰਾ ਰੱਖ ਲਿਆ ਨਿਜ ਮੁਖ ਜੈ ਗੁਰ ਕਹਿਓ ਕਿਉਂ ਕਹਿੰਦੇ ਸੰਸਕਾਰ ਕਰਨਾ ਸ਼ੁਰੂ ਕਰਤੇ ਆਪੋ ਆਪਣੇ ਮੁਖਾਂ ਤੋਂ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ ਤੁਹਾਡੀ ਜੈ ਜੈਕਾਰ ਹੋਣ ਲੱਗ ਪਏ ਬੋਲਣ ਤਹਾਂ ਦੀਏ ਦਾਹ ਭਲੇ ਧਰ ਇਸ ਤਰ੍ਹਾਂ ਕਹਿੰਦੇ ਚੰਦਨ ਦੀਆਂ ਲੱਕੜਾਂ ਉੱਪਰ ਅੱਧਾ ਚਾਦਰਾ ਜਾ ਰੱਖ ਕੇ ਚੰਗੀ ਤਰ੍ਹਾਂ ਕਹਿੰਦੇ ਸੰਸਕਾਰ ਦਿੱਤਾ ਹੈ ਮੁਰੀਦ ਸੁਅਰਦ ਜਿਹੜੇ ਪਠਾਨ ਮਹਾਰਾਜ ਦੇ ਕਹਿੰਦੇ ਮੁਰੀਦ ਸੀ ਸੇਵਕੀ ਉਹਨਾਂ ਨੇ ਅੱਧਾ ਕਾ ਚਾਦਰਾ ਲੈ ਕੇ ਤਹਿ ਦਫਨਾਏ ਦੀਏ ਕਬਰ ਜੀ ਪਟ ਕੇ ਉਹਦੇ ਵਿੱਚ ਚੰਗੀ ਤਰ੍ਹਾਂ ਕਹਿੰਦੇ ਉਹਨੂੰ ਦਬਤਾ ਉੱਪਰ ਮਿੱਟੀ ਪਾ ਦਿੱਤੀ ਹੈ ਇਉਂ ਬਾਦ ਬਿਖਾਦ ਮਿਟਾਏ ਸਭ ਇਸ ਤਰ੍ਹਾਂ ਕਹਿੰਦੇ ਜਿਹੜਾ ਰਗੜਾ ਝਗੜਾ ਸੀ ਉਹ ਸਾਰਾ ਕਹਿੰਦੇ ਮਿਟਾ ਦਿੱਤਾ ਦੂਹੋਂ ਦਿਸ਼ਨ ਅਹਿਲਾਦ ਕੀਏ ਦੋਹਾਂ ਤਰਫਾਂ ਨੇ ਬੜਾ ਭਾਰੀ ਆਨੰਦ ਖੁਸ਼ੀਆਂ ਕੀਤੀਆਂ ਵੀ ਇਹ ਬਹੁਤ ਵਧੀਆ ਹੋਇਆ ਹੈ ਸੋਰਠਾ ਸੰਮਤ ਸੱਤਰ ਪਛਾਣ ਪੰਜ ਜੀ ਸੰਮਤ ਸੋਰਠਾ ਸੰਮਤ ਸੱਤਰ ਪਛਾਣ ਪੰਜ ਸੰਤ ਸੰਮਤ ਸੱਤਰ ਪਛਾਣ ਸੋਰਠ ਹੈ ਇਸ ਕਰਕੇ ਸੋਰਠੇ ਦੀ ਜਿਵੇਂ ਚਾਲ ਹੈ ਨਾ ਉਵੇਂ ਪੜ ਸੰਮਤ ਸੱਤਰ ਪਛਾਣ ਪੰਜ ਮਾਸ ਬੀਤੇ ਬਾਹਰ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਿੰਨੀ ਸਾਰੀ ਉਮਰ ਸੀ ਤਾਂ ਉਹ ਦੱਸਦੇ ਆ ਕਹਿੰਦੇ ਸੱਤਰ ਸੰਮਤ ਨੌ ਸਾਲ ਹੈ ਸਾਰੀ ਉਮਰ ਗੁਰੂ ਮਹਾਰਾਜ ਦੀ ਸੱਤਰ ਸਾਲ ਦੀ ਪਛਾਣ ਲਓ ਪੰਜ ਮਾਸ ਬੀਤੇ ਬਾਹਰ ਫਿਰ ਕਹਿੰਦੇ ਉੱਪਰ ਪੰਜ ਕੁ ਮਹੀਨੇ ਹੋਰ ਬੀਤ ਗਏ ਸੀ ਲੰਘ ਗਏ ਸੀ ਸਪਤ ਦਿਨਨ ਪਰਵਾਨ ਇਸ ਤਰ੍ਹਾਂ ਕਹਿੰਦੇ ਸੱਤਰ ਸਾਲ ਪੰਜ ਮਹੀਨੇ ਸੱਤ ਦਿਨ ਉੱਪਰ ਕਹਿੰਦੇ ਹੋਰ ਪ੍ਰਵਾਨ ਨੀ ਕਰ ਲੋ ਮੰਨ ਲੋ ਪਾਤਸ਼ਾਹੀ ਸ੍ਰੀ ਪ੍ਰਭ ਕਰੀ ਜਦੋਂ ਤੋਂ ਆਪ ਜੀ ਨੇ ਕਹਿੰਦੇ ਰਾਏ ਭੋਏ ਦੀ ਤਲਵੰਡੀ ਵਿਖੇ ਅਵਤਾਰ ਧਾਰਿਆ ਮਾਤਾ ਤ੍ਰਿਪਾ ਦੇ ਉਦਰ ਰਾਹੀਂ ਕਾਲੂ ਜੀ ਦੇ ਗ੍ਰਹਿ ਵਿਖੇ ਉਦੋਂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੇ ਸੱਚੀ ਸੁੱਚੀ ਪਾਤਸ਼ਾਹੀ ਕੀਤੀ ਭਾਵ ਆ ਮੁੜ ਤਈ ਗੁਰੂ ਰੂਪ ਦੇ ਵਿੱਚ ਪ੍ਰਗਟ ਹੋਏ ਦੋਹਰਾ ਸੰਮਤ ਪੰਦਰਾਂ ਸਹਿ ਲਖੋ ਜਦੋਂ ਮਹਾਰਾਜ ਨੇ ਕਹਿੰਦੇ ਇਸ ਤਰ੍ਹਾਂ ਉਹ ਸੱਚਖੰਡ ਗੌਰ ਕੀਤਾ ਸੀ ਉਸ ਵੇਲੇ ਬਿਕਰਮੀ ਸੰਮਤ ਕਹਿੰਦੇ 1500 ਜਾਣ ਲਓ ਅਧਿਕ 96 ਜਾਣ ਉੱਪਰ ਕਹਿੰਦੇ ਹੋਰ ਕਹਿੰਦੇ 96 ਜਾਣ ਲਓ ਭਾਵ 1596 ਬਿਕਰਮੀ ਸੰਮਤ ਸੀ 1526 ਬਿਕਰਮੀ ਸੰਮਤ ਨੂੰ ਕਤਕ ਦੀ ਪੂਰਨਮਾਸੀ ਨੂੰ ਅਵਤਾਰ ਧਾਰਿਆ ਹੈ ਅਤੇ ਅੱਸੂ ਦੇ ਮਹੀਨੇ ਦੀ ਦਸਵੀਂ ਤਿਥ 23 ਅੱਸੂ ਹੈ ਸੀ ਅਤੇ ਆਪ ਜੀ ਨੇ ਇਸ ਤਰ੍ਹਾਂ ਉਹ 1596 ਬਿਕਰੀ ਨੂੰ ਸ੍ਰੀ ਛੱਡਿਆ ਅਸੁਜ ਵਧੀ ਦਸਵੀਂ ਬਿਖੈ ਅੱਸੂ ਦੇ ਮਹੀਨੇ ਦੀ ਕਹਿੰਦੇ ਹਨੇਰ ਪੱਖ ਦੀ ਦਸਵੀਂ ਤਿਥ ਹੈ ਸੀ ਸੱਚਖੰਡ ਪ੍ਰਸਥਾਨ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਨੂੰ ਜਾਣਾ ਕੀਤਾ ਸੀ ਸੱਚਖੰਡ ਪਿਆਨਾ ਕੀਤਾ ਸੀ ਇਸ ਤਰ੍ਹਾਂ ਇਹ ਮਹਿਮਾ ਪ੍ਰਕਾਸ਼ ਦੇ ਵਿੱਚੋਂ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਪ੍ਰਸੰਗ ਲੈ ਕੇ ਉਹਦਾ ਹੂਬ ਹੂ ਕਥਨ ਕਰ ਦਿੱਤਾ ਹੈ ਹੁਣ ਜੇ ਆਪਾਂ ਇਹ 1526 ਬਿਕਰਮੀ ਅਤੇ 1596 ਬਿਕਰੀ ਦੀ ਗਿਣਤੀ ਕਰਕੇ ਸਾਲਾਂ ਦੀ ਗਿਣਤੀ ਕਰਕੇ ਹਿਸਾਬ ਲਾਈਏ ਅਤੇ ਫਿਰ ਇਹ 70 ਸਾਲ ਅਤੇ 5 ਮਹੀਨੇ ਉੱਪਰ ਇਹ 7 ਦਿਨ ਨਹੀਂ ਬਣਦੇ ਕਿਉਂਕਿ ਕੱਤੇ ਦੀ ਪੂਰਨਮਾਸੀ ਨੂੰ ਗੁਰੂ ਮਹਾਰਾਜ ਦਾ ਅਵਤਾਰ ਹੋਇਆ ਸੀ ਅਤੇ ਕੱਤੇ ਤੋਂ ਪਹਿਲਾਂ ਅੱਸੂ ਆਉਂਦਾ ਹੈ ਇਸ ਕਰਕੇ 70 ਸਾਲ ਨਹੀਂ ਬਣਦੇ ਸਗੋਂ 69 ਸਾਲ 11 ਮਹੀਨੇ ਸਾਰੇ ਬਣਦੇ ਅਮਰ ਦੇ ਮਹਾਰਾਜ ਦੇ ਇਸ ਕਰਕੇ ਸਹੀ ਯਥਾਰਥ ਸਮਝਣਾ ਹੈ ਮਹਿਮਾ ਪ੍ਰਕਾਸ਼ ਵਿੱਚ ਜਿਵੇਂ ਉਹ ਲਿਖਿਆ ਹੈ ਕਵੀ ਜੀ ਨੇ ਉੱਥੇ ਇਹ ਦੇ ਦਿੱਤਾ ਹੈ ਚੌਪਈ ਸ੍ਰੀ ਗੁਰ ਕਥਾ ਕਹੀ ਕੁਛ ਥੋਰੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ ਇਹ ਜਿਹੜਾ ਗੁਰੂ ਨਾਨਕ ਸਾਹਿਬ ਦੀ ਕਥਾ ਹੈ ਇਹ ਕਹਿੰਦੇ ਕੋਈ ਬਹੁਤ ਹੀ ਨਿਯਮ ਹੈ ਥੋੜੀ ਜੀ ਮੈਂ ਆਖੀ ਹੈ ਸਰਬ ਕਹਿਣ ਕੀ ਸ਼ਕਤ ਨ ਮੋਰੀ ਕਿਉਂਕਿ ਸਾਰੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਕਹਿਣ ਵਾਸਤੇ ਮੇਰੇ ਵਿੱਚ ਤਾਕਤ ਹੈ ਨਹੀਂ ਹੈ ਅਹ ਜਥਾਮਤ ਤਥਾ ਸੁਬਰਨੀ ਮੈਂ ਕਵੀ ਦੀ ਜਿਸ ਤਰ੍ਹਾਂ ਦੀ ਮੇਰੀ ਕਹਿੰਦੇ ਬੁੱਧ ਸੀ ਉਸ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਮੈਂ ਵਰਣਨ ਕਰ ਦਿੱਤੀ ਹੈ ਕਥਨ ਕਰ ਦਿੱਤੀ ਹੈ ਸੋਤਨ ਕੇ ਵਿਕਾਰ ਕੋ ਹਰਨੀ ਇੰਨੀ ਜ਼ਰੂਰ ਗੱਲ ਹੈ ਵੀ ਇਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਥਾ ਮੈਂ ਆਪਣੀ ਬੁੱਧ ਮੁਤਾਬ ਕਥਨ ਕੀਤੀ ਹੈ ਜਿਹੜੇ ਕਥਾ ਸੁਣਨ ਵਾਲੇ ਸੋਤੇ ਉਹਨਾਂ ਦੇ ਕਹਿੰਦੇ ਔਗੁਣਾਂ ਵਿਕਾਰਾਂ ਨੂੰ ਇਹ ਨਾਸ ਕਰਨ ਵਾਲੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣ ਲਓ ਉਹ ਗੁਣ ਗੁਨਾਹ ਕਰਨੋਂ ਹਟ ਜਾਊ ਭਾਵ ਸਿੱਖ ਬਣ ਜਾਊਗਾ ਇਸ ਤਰ੍ਹਾਂ ਇਹ ਜਿਹੜਾ ਕੋਈ ਔਗੁਣ ਗੁਨਾਹ ਕਰਨੇ ਉਹ ਤਿਆਗ ਦਊਗਾ ਇਹ ਉਹਨੂੰ ਕਥਾ ਸੁਣਨ ਵਾਲੇ ਨੂੰ ਲਾਭ ਹੋ ਜਾਊਗਾ ਸੋ ਇਸ ਕਥਾ ਵਿੱਚ ਕਵੀ ਜੀ ਨੇ ਕੀ ਬਿਆਨ ਕੀਤਾ ਹੈ ਕਿਹੜਾ ਕੁਝ ਕਿਹਾ ਹੈ ਉਹਦੇ ਸੰਬੰਧੀ ਵੀ ਕੁਝ ਉਹ ਵਿਸਥਾਰ ਨਾਲ ਲਫਜੇ ਕਹੇ ਹੈ ਅਤੇ ਆਪਾਂ ਕੱਲ੍ਹ ਦੇ ਇਤਿਹਾਸ ਵਿੱਚ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਬਾਕੀ ਰਹਿੰਦਾ ਪ੍ਰਸੰਗ ਪੜ੍ਹ ਲਵਾਂਗੇ ਅਤੇ ਨਾਲ ਹੀ ਕੱਲ੍ਹ ਨੂੰ ਭੋਗ ਪਾ ਦੇਵਾਂਗੇ ਕੜਾਹ ਪ੍ਰਸ਼ਾਦੀ ਦੇਖ ਕਰਕੇ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ ਸ੍ਰੀ ਗੁਰ ਕਥਾ ਕਹੀ ਕੁਛ ਥੋਰੀ ਸਰਬ ਕਹਿਣ ਕੀ ਸ਼ਕਤ ਨ ਮੋਰੀ ਅਹ ਜਥਾਮਤ ਤਥਾ ਸੁਬਰਨੀ ਸਰੋਤਨ ਕੇ ਵਿਕਾਰ ਕੋ ਹਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਰ ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣਤਾਰ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੈ ਸਦਾ ਭਵੇ ਹੇ ਅਪਰੰਪਰ ਹਰ ਹਰੇ ਹੈ ਪੀਹੋ ਬਨਹਾਰ ਏ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ ਏ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤੁਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕੁਰ ਤਮ ਅਰਦਾਸ ਜੀਓ ਪਿੰਡ ਸਾਹਿਬ